ਫੇਰੀਆਂ ਦੇ ਨਾਲ ਦਿਲ ਟੰਗਦੇ ਥੱਪੀਆਂ ਸ਼ਬਾਸ਼ਾਂ ਦਿਲ ਮੰਗਦੇ ਆਪਣੀ ਗੁਫਾਵਾਂ ਵਿੱਚ ਸੰਗਦੇ ਕਿ ਯਾਰਾ ਦਿਲ ਓਹੀ ਦਿਲਦਾਰ ਜੋ ਖੁੱਲ ਕੇ ਡੁੱਲ ਕੇ ਕਰੇ ਪਿਆਰ ਜੋ ਖੁੱਲ ਕੇ ਡੁੱਲ ਕੇ ਕਰੇ ਪਿਆਰ ਉਹ ਛੱਡ ਵਰੀਆਂ ਚੱਲ ਹੈ ਸੰਫੰਜੀ ਉੜ ਜਾਓ ਏ ਬੇਫਿਕਰੇ ਬਾਂਧ ਕੇ ਇਸ਼ਕ ਦੀ ਮੰਜੀ ਇਸ਼ਕ ਦੀ ਮੰਜੀ ਬਾਂਧ ਲੈ ਯਾਰ ਕਿ ਯਾਰਾ ਦਿਲ ਓਹੀ ਦਿਲਦਾਰ ਜੋ ਖੁੱਲ ਕੇ ਡੁੱਲ ਕੇ ਕਰੇ ਪਿਆਰ ਜੋ ਖੁੱਲ ਕੇ ਡੁੱਲ ਕੇ ਕਰੇ ਪਿਆਰ ਜੋ ਖੁੱਲ ਕੇ ਡੁੱਲ ਕੇ ਕਰੇ ਪਿਆਰ ਜਿੰਦੜੀ ਨਾ ਕਰ ਹੰਝੀ ਹੰਝੀ ਮਰਦੇ ਚਲੰਗ ਵਿੱਦ ਬੰਜੀ ਬੰਜੀ ਇੱਕ ਜਿੰਦੜੀ ਨਾ ਕਰ ਹੰਝੀ ਹੰਝੀ ਮਰਦੇ ਚਲੰਗ ਵਿੱਦ ਬੰਜੀ ਬੰਜੀ ਚੋਰੀਆਂ ਦੇ ਨਾਲ ਦਿਲ ਮਿਲਦੇ ਕੱਚੀਆਂ ਸ਼ਰਾਬਾਂ ਵਿੱਚ ਰੁਲਦੇ ਮਸਲੇ ਹਜ਼ਾਰ ਦਿਲ ਦਿਲ ਦੇ ਕੇ ਯਾਰਾ ਦਿਲ ਓਹੀ ਦਿਲਦਾਰ ਕੇ ਖੁੱਲ ਕੇ ਡੁੱਲ ਕੇ ਕਰੇ ਪਿਆਰ ਜੋ ਖੁੱਲ ਕੇ ਡੁੱਲ ਕੇ ਕਰੇ ਪਿਆਰ ਛੱਡ ਵਰੀਆਂ ਉਹ ਛੱਡ ਵਰੀਆਂ ਚੱਲ ਹੈ ਸੰਭੰਜੀ ਉੜ ਜਾ ਹੋਏ ਬੇਫਿਕਰ ਬੰਦ ਕੇ ਇਸ਼ਕ ਦੀ ਬੰਜੀ ਇਸ਼ਕ ਦੀ ਬੰਜੀ ਬਾਂਧ ਲੈ ਯਾਰ ਕੇ ਯਾਰਾ ਦਿਲ ਓਹੀ ਦਿਲਦਾਰ ਜੋ ਖੁੱਲ ਕੇ ਡੁੱਲ ਕੇ ਕਰੇ ਪਿਆਰ ਜੋ ਖੁੱਲ ਕੇ ਡੁੱਲ ਕੇ ਕਰੇ ਪਿਆਰ ਜੋ ਖੁੱਲ ਕੇ ਡੁੱਲ ਕੇ ਕਰੇ ਪਿਆਰ That's all.